ਕੁੜੀ ਮੈਨੂੰ ਕਹਿੰਦੀ ਮੈਨੂੰ ਜੁੱਤੀ ਲੈ ਦੇ ਸੋਹਣਿਆ ਮੈਂ ਕਹਿੰਦਾ ਕੋਰੀਏ ਨਾ ਨਾ ਨਾ ਨਾ ਨਾ ਕੋਰੀਏ ਉਹ ਗੱਲ ਚੁੰਮ ਕੇ ਨੂੰ ਤਰਪਦੇ ਰਹਿ ਕੇ ਸੋਹਣਿਆ ਮੈਂ ਕਹਿੰਦਾ ਕੋਰੀਏ ਨਾ ਨਾ ਨਾ ਨਾ ਨਾ ਨਾ ਕੋਰੀਏ ਇੱਕੋ ਜੀ ਮੇਰੇ ਕੋਲੇ ਪਿਆਰ ਬੰਦੀਏ ਐਵੇਂ ਨਾ ਗਰੀਬਾਂ ਨੂੰ ਤੂੰ ਮਾਰ ਦਈਏ ਇੱਕੋ ਜੀ ਮੇਰੇ ਕੋਲੇ ਪਿਆਰ ਬੰਦੀਏ ਐਵੇਂ ਨਾ ਗਰੀਬਾਂ ਨੂੰ ਤੂੰ ਸਾਰੀ ਦੁਨੀਆ ਦੇ ਕਹਿੰਦੀ ਬੰਗਲੇ ਸਹਿ ਕੇ ਸੋਹਣਿਆ ਮੈਂ ਕਹਿੰਦਾ ਗੋਰੀਏ ਨਾ ਨਾ ਨਾ ਨਾ ਨਾ ਨਾ ਗੋਰੀਏ ਕੁੜੀ ਮੈਨੂੰ ਕਹਿੰਦੀ ਮੈਨੂੰ ਜੁੱਤੀ ਲੈ ਕੇ ਸੋਹਣਿਆ ਮੈਂ ਕਹਿੰਦਾ ਗੋਰੀਏ ਨਾ ਨਾ ਨਾ ਨਾ ਨਾ ਨਾ ਗੋਰੀਏ ਕੁੜੀ ਮੈਨੂੰ ਕਹਿੰਦੀ ਤੂੰ ਨਖਰੇ ਕਰਨੇ ਆ ਕਿਸੇ ਹੋਰ ਕੋ ਕਰ ਜਾਣੀ ਮੈਨੂੰ ਪਿਆਰ ਨੀ ਜੇ ਦੇ ਸਕਦੀ ਜਾ ਡੁੱਬ ਕੇ ਮਰ ਜਾਣੀ ਉਹ ਤੂੰ ਕਰਨੇ ਹਾਏ ਬੇਬੀ ਨਖਰੇ ਕਿਸੇ ਹੋਰ ਕੋ ਕਰ ਜਾਣੀ ਮੈਨੂੰ ਪਿਆਰ ਨੀ ਜੇ ਦੇ ਸਕਦੀ ਜਾ ਡੁੱਬ ਕੇ ਮਰ ਜਾਣੀ ਕਹਿੰਦੀ ਮੇਰੇ ਕੋਲੇ ਸੂਟ ਦੋ ਹੀ ਰਹਿ ਗਏ ਸੋਹਣਿਆ ਕਹਿੰਦਾ ਗੋਰੀਏ ਨਾ ਨਾ ਨਾ ਨਾ ਨਾ ਨਾ ਗੋਰੀਏ ਕੁੜੀ ਮੈਨੂੰ ਕਹਿੰਦੀ ਮੈਨੂੰ ਜੁੱਤੀ ਲੈ ਕੇ ਸੋਹਣਿਆ ਮੈਂ ਕਹਿੰਦਾ ਗੋਰੀਏ ਨਾ ਨਾ ਨਾ ਨਾ ਨਾ ਨਾ ਗੋਰੀਏ ਕੁੜੀ ਮੈਨੂੰ ਕਹਿੰਦੀ ਕਦੇ ਕਦੇ ਜੀ ਕਰਦਾ ਕੇ ਛੱਡ ਦੇਵਾਂ ਤੈਨੂੰ ਤੂੰ ਕਦੇ ਵੀ ਖੁਸ਼ ਨਹੀਂ ਹੋਣਾ ਮੇਰੇ ਤੋਂ ਪਤਾ ਮੈਨੂੰ ਮੇਰਾ ਕਦੇ ਕਦੇ ਜੀ ਕਰਦਾ ਕੇ ਛੱਡ ਦੇਵਾਂ ਤੈਨੂੰ ਤੂੰ ਕਦੇ ਵੀ ਖੁਸ਼ ਨਹੀਂ ਹੋਣਾ ਮੇਰੇ ਤੋਂ ਪਤਾ ਮੈਨੂੰ ਕਹਿੰਦੀ ਤੇਰੇ ਵਰਗੇ ਜਨ ਸ਼ਕਤੀ ਹੈ ਜੇ ਸੋਹਣਿਆ ਮੈਂ ਕਹਿੰਦਾ ਗੋਰੀਏ ਨਾ ਨਾ ਨਾ ਨਾ ਨਾ ਗੋਰੀਏ ਕੁੜੀ ਮੈਨੂੰ ਕਹਿੰਦੀ ਮੈਨੂੰ ਜੁੱਤੀ ਲੈ ਕੇ ਸੋਹਣਿਆ ਮੈਂ ਕਹਿੰਦਾ ਗੋਰੀਏ ਨਾ ਨਾ ਨਾ ਨਾ ਨਾ ਨਾ ਗੋਰੀਏ ਕੁੜੀ ਮੈਨੂੰ ਕਹਿੰਦੀ ਕੁੜੀ ਮੈਨੂੰ ਕਹਿੰਦੀ।